ਖਬਲੀਆਂ ਨੇ ਤੇਰੇ ਲਿਆ ਸਾਨੂੰ ਕੀਲ ਨੀ ਖਬਲੀਆਂ ਨੇ ਤੇਰੇ ਲਿਆ ਸਾਨੂੰ ਕੀਲ ਨੀ ਨੱਚਦੀ ਨਾ ਥੱਕੇ ਪਾਵੇ ਪਾਏ ਨਵੇਂ ਹੀਲ ਨੀ ਪਤਾ ਤੂੰ ਨੀ ਅਜੇ ਰੁਕਣਾ ਨੱਚ ਨੱਚ ਤਾਰ ਤੇ ਹਲਾ ਮਰਦਾ ਵੇ ਬਿੱਲੋ ਹਜਤ ਲੱਕ ਨੂੰ ਹਲਾਵੇ ਤੂੰ ਕਿਤੇ ਵਿੱਚ ਆ ਕੇ ਕੂੜੇ ਅੱਤ ਕਰੀ ਜਾਵੇ ਤੂੰ ਨੱਚ ਤੇਰੇ ਨਾਲ ਇੱਕ ਵਾਰੀ ਜੇ ਬੁਲਾਵੇ ਤੂੰ ਸਾਰੀ ਰਾਤ